ਕਾਨੇ ਹੁੰਦੀ ਬੱਲੇ ਬੱਲਿਆ, ਪੂਰੀ ਗੱਲ ਬਾਤ ਮਿੱਤਰਾਂ ਦੇ ਪੱਲਿਆ। ਹੋ ਐਵੇਂ ਨੀਰ ਕਾਨੇ ਹੁੰਦੀ ਬੱਲੇ ਬੱਲਿਆ, ਪੂਰੀ ਗੱਲ ਬਾਤ ਮਿੱਤਰਾਂ ਦੇ ਪੱਲਿਆ। ਤੇਰੀਆਂ ਸਹੇਲੀਆਂ ਤੇ ਫੈਨ ਹੋ ਗਈਆਂ ਨੇ ਬਸ ਤੇਰੀਆਂ ਅੱਖਾਂ ਦੇ ਵਿੱਚ ਰੜਕਾ। ਛੱਲਾ ਮਾਰਦਾ ਇਸ਼ਕੇ ਦੀ